ਨਾਸਰੀ ਮਹੱਲਾ ਪਹਿਲਾ ਆਰਤੀ ਇੱਕ ਓਂਕਾਰ ਸਤਿਗੁਰ ਪ੍ਰਸਾਦ ਗਗਨ ਮੈਂ ਥਾਲ ਰਾਵ ਚੰਦ ਦੀਪਕ ਬਣੈ ਤਾਰੇ ਤਾ ਮੰਡਲ ਜਨਕ ਮੋਤੀ ਧੂਪ ਮਾਲੇ ਆਨ ਲੋ ਪਵਣ ਜਬਰੋ ਕਰੈ ਧੂਪ ਮਾਲੇ ਆਨ ਲੋ ਪਵਣ ਜਬਰੋ ਕਰੈ ਸਗਲ ਬਨ ਰਾਏ ਫੁਲੰਤ ਜੋਤੀ ਕੈਸੀ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਭੇਰੀ ਸਹਿਸ ਤਵ ਨੈਨ ਨਾਨ ਨੈਨ ਹੈ ਤੋਹੇ ਕੋ ਸਹਿਸ ਮੂਰਤ ਨਨਾ ਏਕ ਤੋਹੀ ਸਹਿਸ ਪਦ ਬਿਮਲ ਨਾਨ ਪਦ ਗੰਧਵ ਸਹਿਸ ਤਵ ਗੰਧ ਏਵ ਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਇ ਸਭ ਮੈਂ ਜੋਤ ਜੋਤ ਹੈ ਸੋਇ ਜਿਸ ਕੇ ਜਾਨਣ ਸਭ ਮੈਂ ਜਾਨ ਸਾਖੀ ਜੋਤ ਪ੍ਰਗਟ ਹੋਏ ਜੋਤ ਇਸ ਭਾਵੇ ਸੁਆਰਤੀ ਹੋਏ ਹਰ ਚਰਣ ਕਮਲ ਮਕਰੰਦ ਲੋਭਿਤ ਮਨ ਹਰ ਚਰਣ ਕਮਲ ਮਕਰੰਦ ਲੋਭਿਤ ਮਨ ਆਨ ਤਿਨੋ ਕਿਰਪਾ ਜਲ ਦੇ ਨਾਨਕ ਸਾਧੂ ਕਿਰਪਾ ਜਲ ਦੇ ਨਾਨਕ ਸਾਧੂ ਹੋਏ ਜਾਤ ਤੇਰੇ ਨਾਮ ਵਾਸਾ ਨਾਮ ਤੇਰੋ ਆਰਤੀ ਮਦਨ ਮੁਗਾਰੇ ਹਰ ਕੇ ਨਾਮ ਬਿਨ ਝੂਠੇ ਸਗਲ ਪਸਾਰੇ ਨਾਮ ਤੇਰੋ ਆਸਨੋ ਨਾਮ ਤੇਰੋ ਉਰਸਾ ਨਾਮ ਤੇਰਾ ਕੇਸਰੋ ਲੇ ਛਿਟਕਾਰੇ ਨਾਮ ਤੇਰਾ ਅੰਬਲਾ ਨਾਮ ਤੇਰੋ ਚੰਦਨੋ ਕਾਸ ਜਪੇ ਨਾਮ ਨੇ ਤੁਝੇ ਪਹੁੰਚਾਰੇ ਨਾਮ ਤੇਰੋ ਆਰਤੀ ਮਜਨ ਮੋਦਾਰੇ ਹਰ ਕੇ ਨਾਮ ਬਿਨ ਝੂਠੇ ਸਗਲ ਪਸਾਰੇ ਨਾਮ ਤੇਰਾ ਦੀਵਾ ਨਾਮ ਤੇਰੋ ਬਾਸੀ ਨਾਮ ਤੇਰਾ ਨਾਮ ਤੇਰੋ ਬਾਤੀ ਨਾਮ ਤੇਰੋ ਤੇਲ ਲੈ ਮਾਹੇ ਪਸਾਰੇ ਨਾਮ ਤੇਰੇ ਕੀ ਜੋਤ ਲਗਾਈ ਭਇਓ ਜੀਆਰੋ ਪਵਨ ਸਗਲਾਰੇ ਨਾਮ ਤੇਰੋ ਆਰਤੀ ਮਜਨ ਮੁਰਾਰੇ ਹਰ ਕੇ ਨਾਮ ਬਿਨ ਝੂਠੇ ਸਗਲ ਪਸਾਰੇ ਨਾਮ ਤੇਰੋ ਤਾਗਾ ਨਾਮ ਫੂਲ ਮਾਲਾ ਨਾਮ ਤੇਰੋ ਤਾਗਾ ਨਾਮ ਫੂਲ ਮਾਲਾ ਪਾਰੇ ਅਠਾਰ ਸਗਲ ਜੋ ਠਾਰੇ ਤੇਰੋ ਕੀਆ ਤੁਝੇ ਕਿਆ जय क्या अर्पो नाम तेरा तू ही चवर ठोकारे नाम तेरो आरती मजन हो रे हर के नाम पे न टूटे सकल पसारे दासी अठ अठ सठे चारे खानी दासी अठ अठ सठे चारे खानी के है वरपण है सगल संसारे कहे रवि दास नाम ते दो पार कहे रवि दास नाम ते दो आरती सत नाम है हर भोग तुम्हारे नाम ते दो आरती मजन मुदारे हर के नाम बिन फूटे सगल सारे धूप दीप प्रेत साज आरती बार ले जाऊं कमलापति मंगला हर मंगला नित मंगल राजा राम राय उत्तम दिया रानिर्मल पाती उत्तम दिया रानिर्मल पाती तू ही निरंजन कमला पाती रामा भगत रामानंद जाने राम भगत राम पूरन परमानंद बखाने मदन मूरत पैतार गोविंद मदन मूरत पैतार गोविंद सैन पढ़े आज परमानंद सुन संध्या तेरी देव देवा कर अत पात याद समाई सेत समाद अंत नहीं सेत समाद अंत नहीं पाया नाग रहे शरणाई देवुआ आरती हो पुरख निरंजन देवुआ आरती हो पुरख निरंजन सतगुर पूजो पाई भांडा ब्रह्मा निगम अलख न लखया जाई तत तेल नाम किया बात दीपक दे उजियारा जोत लाए जगदीश जगा जोत लाए जगदीश तेरी आरती की निरंकार निरपानी गोपाल तेरा गोपाल खुशी करे नित जियो पनिया शादनी का अनाज मंगो सत सिका दो पैर मंग लावेरी एक ताज तुरी चंगेरी कर की गीहन जंगी जन थल्ला ले बैंगी गोपाल तेरा ते पुआक तरे नहीं आने ओ राम रहीम पुराण पुराण अनेक कहे मत एक नामा सिमरत शास्त्र वेद सब बहु भेद कहे हम एक ना जाने ओ सिरियस पान कृपा तुम्हारी कार मैं ना कहे ओ सब ओ हे बखाने ओ श्रिया सुपार कृपा तुम्हारी कार मैं ना कहे ओ सब ओ हे बखाने ओ दोहरा सगल द्वार को शाद के गयो तुहारो द्वार बाहे कहे की लाज अस गोविंदास तुहार सदर द्वार को शाद के गयो तुहारो द्वार बाहे गहे की लाज अस गोविंदास तुहार कर बैसहु हर जन प्यारे थिर कर बैसहु हर जन प्यारे सतगुर तुमरे पान सवारे सतगुर तुमरे पान सवारे दुष्ट दूत परमेश्वर मारे दुष्ट दूत परमेश्वर मारे जन की पैज रखी करता रे जन की पैज रखी करता बादशाह शाह सब वस कर दीने बादशाह शाह सब वस कर दीने अमृत नाम महारस पीने अमृत नाम महारस निर्भो होए पजो भगवान निर्भो होए पजो भगवान साध संगत मिल कीनो दान साध संगत मिल कीनो दान शरण परे प्रभु अंतर जामी शरण परे प्रभु अंतर जामी नानक ओट पकड़ी प्रभु स्वामी नानक ओट पकड़ी प्रभु स्वामी शरण परे प्रभु अंतर जामी शरण परे प्रभु अंतर जामी नानक ओट पकड़ी प्रभु स्वामी नानक ओट पकड़ी प्रभु स्वामी वाहिगुरु जी का खालसा वाहिगुरु जी की फतेह हर जियो कृपा करो तुम प्यारे सतगुर दाता मेल मिलावो मेल मिलावो सतगुर दाता मेल मिलावो हर नाम देवो आधारे हर नाम देवो आधारे आए प्रभु शरणागति कृपा निध दयाल कृपानिध दयाल वेख अखर हर मन बस्त नानक होत निहाल नानक होत निहाल तन तन श्री गुरु रामदास जीओ महाराज तन तन श्री गुरु ग्रंथ साहिब जीओ महाराज निमाणियों के माण गुरु निताणियों के ताण गुरु ने ओटिया दियोट ने आसुरिया दे आसुरा आनंद गुणी निधार तन गुरु गरीब निवार गरीब निवार हमारे एहे कृपा की जय हमारे एहे कृपा की जय हमारे इन्हें कृपा की जय हमारे इन्हें कृपा की जय अलमत रंद चरण कमल सो अलमत रंद चरण कमल सो मन फेर फेर रीझ है मन फेर फेर रीझ है हमारे एह कृपा की जय हमारे एह कृपा हमारे एह कृपा की जय कृपा कृपा की जय कृपा की जय कृपा की जय हमारे हे कृपा की जय कृपा की जय कृपा की जय की जय की हे कृपा की जय हमारे हे कृपा की जय अलमक रंद चरण कमल सो अलमक रंद चरण कमल सो मन फेर फेर दी जय हमारे केह कृपा की हमारे केह कृपा की आन जलास्यों काज लक्षु है आन जलास्यों काज लक्षु है हर बूंद हर बूंद चात्रिक को दीजे हर बूंद चात्रिक को दीजे को दीजे आन जलासो काज लक शुभे आन जलासो काज लक चुवे हर बूंद चात्रिक को दीजे हर बूंद चात्रिक को दीजे हमारे इन कृपा कीजे हमारे हमारे इन कृपा की जय हमारे यह कृपा कीजे हमारे यह हमारे यह हमारे यह कृपा कीजे देह नाम संतोखिया देह नाम संतोखिया देह नाम संतोखिया उतरे मन की भूख उतरे मन की भूख देह नाम संतोखिया देह नाम संतोखिया उतरे मन की भूख उतरे मन की भूख देह नाम संतोखिया देह नाम संतोखिया ਭੁੱਖ ਬਣ ਤਿਣ ਹਰਿਆ ਕੀਤਿਆ ਨਾਨਕ ਕਿਆ ਮਨੁੱਖ ਗੁਰ ਬਣ ਤਿਣ ਹਰਿਆ ਕੀਤਿਆ ਨਾਨਕ ਗਿਆ ਮਨੁੱਖ ਉਤਰੈ ਮਨ ਕੀ ਭੁੱਖ ਉਤਰੈ ਮਨ ਕੀ ਭੁੱਖ ਇਹ ਨਾਮ ਸੰਤੋਖੀਆ ਇਹ ਨਾਮ ਸੰਤੋਖੀਆ ਉਤਰੈ ਮਨ ਕੀ ਪ੍ਰਭ ਤੇਰੀ ਟੇਕ ਬਿਰਥਾ ਭਰਵਾਸਾ ਲੋਕ ਠਾਕੁਰ ਪ੍ਰਭ ਤੇਰੀ ਅਵਰ ਛੂਟੀ ਸਭ ਆਸ ਅਜ ਠਾਕੁਰ ਭੇਟੇ ਗੁਣ ਦਾਸ ਅਵਰ ਛੂਟੀ ਸਭ ਆਸ ठाकुर भेटे गुण तास ठाकुर भेटे गुण तास कारज तेरा होवे पूरा कारज तेरा होवे पूरा हर हर हर गुण गाए मन मेरे ਨਾਮ ਤੇ ਆਏ ਮਨ ਮੇਰੇ ਇੱਕੋ ਨਾਮ ਤੇ ਆਏ ਮਨ ਮੇਰੇ ਇੱਕੋ ਨਾਮ ਤੇ ਆਏ ਮਨ ਮੇਰੇ ਵਾਹਿਗੁਰੂ ਜੀ ਤੇਰਾ Thank you. जाके कीने है जीव सिमरत हर करत निधान रखन हार निदान सिमरत हर कर निधान रखन हार निदान कार्य तेरा कार्य तेरा कार्य तेरा होवे पूरा कार्य तेरा होवे पूरा हर हर हर गुण गाए मन मेरे नाम से आए मन मेरे देखो नाम से आए मन भक्ता की चाल निराली ਜਾਲਾ ਨਿਰਾਲੀ ਭਗਤਾਂ ਕੇਰੀ ਬਿਖਮ ਮਾਰਗ ਚੱਲਣਾ ਚਾਲਾ ਨਿਰਾਲੀ ਭਗਤਾਂ ਕੇਰੀ ਬਿਖਮ ਮਾਰਗ ਚੱਲਣਾ ਬਿਖਮ ਮਾਰਗ ਚੱਲਣਾ ਬਿਖਮ ਮਾਰਗ ਚੱਲਣਾ ਭਗਤਾਂ ਕੀ ਚਾਲ ਨਿਰਾਲੀ ਭਗਤਾਂ ਕੀ ਚਾਲ ਨਿਰਾਲੀ ਕ੍ਰਿਸ਼ਨਾ ਬਹੁਤ ਨਾਹੀ ਬੋਲਣਾ ਲੱਭ ਲੋ ਬਹੰਕਾਰ ਤਜ ਕ੍ਰਿਸ਼ਨਾ ਬਹੁਤ ਨਾਹੀ ਬੋਲਣਾ ਹਨਿਓ ਤਿੱਖੀ ਵਾਲ ਹੋਣੀ ਕੀ ਏਕ ਮਾਰਗ ਜਾਣਾ ਮਾਰਗ ਜਾਣਾ ਏਤ ਮਾਰਗ ਜਾਣਾ ਏਤ ਮਾਰਗ ਜਾਣਾ ਭਗਤਾਂ ਕੀ ਚਾਲ ਨਿਰਾਲੀ ਭਗਤਾਂ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾਂ ਕੇਰੀ ਬਿਖਮ ਮਾਰਗ ਚੱਲਣਾ ਚਾਲਾ ਨਿਰਾਲੀ ਭਗਤਾਂ ਕੇਰੀ ਬਿਖਮ ਮਾਰਗ ਚੱਲਣਾ ਚਾਲਾ ਨਿਰਾਲੀ ਭਗਤਾਂ ਕੇਰੀ ਬਿਖਮ ਮਾਰਗ ਚੱਲਣਾ ਚਾਲਾ ਨਿਰਾਲੀ ਭਗਤਾਂ ਕੇਰੀ ਬਿਖਮ ਮਾਰਗ ਚੱਲਣਾ ਬਿਖਮ ਮਾਰਗ ਚੱਲਣਾ ਬਿਖਮ ਮਾਰਗ ਚੱਲਣਾ ਭਗਤਾਂ ਕੀ ਚਾਲ ਨਿਰਾਲੀ ਭਗਤਾਂ ਕੀ ਚਾਲ ਨਿਰਾਲੀ ਤਜਿਆ ਹਰ ਵਾਸਨਾ ਸਮਾਣੀ ਗੁਰਪ੍ਰਸਾਦੀ ਜਿਨੇ ਆਪ ਤਜਿਆ ਵਾਸਨਾ ਸਮਾਣੀ ਹਰ ਵਾਸਨਾ ਸੁਮਾਣੀ ਕਹੇ ਨਾਨਕ ਨਾਨਕ ਚਾਲ ਭਗਤਾਂ ਜੁਗ ਜੁਗ ਨਿਰਾਲੇ ਕਹੇ ਨਾਨਕ ਚਾਲ ਭਗਤਾਂ ਜੁਗ ਜੁਗ ਨਿਰਾਲੀ ਜੁਗ ਹੋ ਜੋਗ ਨਿਰਾਲੇ ਜੁਗ ਹੋ ਜੋਗ ਨਿਰਾਲੇ ਭਗਤਾਂ ਕੀ ਚਾਲ ਨਿਰਾਲੀ ਭਗਤਾਂ ਕੀ ਚਾਲ ਨਿਰਾਲੀ ਭਗਤਾਂ ਕੀ ਚਾਲ ਨਿਰਾਲੀ ਭਗਤਾਂ ਕੀ ਚਾਲ ਨਿਰਾਲੀ ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ ਸਿਰਸ਼ਾਹ ਪਾਤਸ਼ਾਹ ਨਿਹਚਲ ਚੌਰ ਸ਼ਤ ਪੌੜੀ ਬੜੇ ਵੱਡਾ ਪਾਰ ਤੇਰਾ ਮਰਤਬਾ ਰੰਗ ਪ੍ਰੰਗ ਨੇਕਨ ਦਾ ਪ੍ਰਗਟਵਾ ਜੀਆ ਅੰਦਰ ਜੀਉ ਸਭ ਜਾਣਦਾ ਸਭ ਤੇਰੇ ਵਸ ਤੇਰਾ ਘਰ ਭਲਾ ਤੇਰਾ ਘਰ ਆਨੰਦਦਾਈ ਤੁਧ ਘਰ ਮਾਨ ਤੇ ਜਪਨਾ ਆਪ ਜਰ ਸਰਕਲਾ ਭਰਪੂਰ ਦਿਸੇ ਜਪ ਕਤਾ ਨਾਨਕ ਦਾ ਸੁਣਦਾ ਤੁਧ ਆ ਕੇ ਬਿਨਵਤਾ ਤੇਰਾ ਜੀ ਤੇਰਾ ਨਾਮ ਸਤ ਹੈ ਸ੍ਰੀ ਵਾਹਿਗੁਰੂ। ਪੌੜੀ ਵੱਡੀ ਵੱਡਾ ਪਾਰ ਤੇਰਾ ਮਰਤਬਾ, ਰੰਗ ਪ੍ਰੰਗ ਨੇਕ ਨਜਾਪਣ ਕਰਤਬਾ, ਜੀਆਂ ਅੰਦਰ ਜੀਓ ਸਭ ਕੀ ਜਾਣ ਲਾ, ਸਭ ਕੇ ਤੇਰਾ ਬਸ ਤੇਰਾ ਹਰ ਪਲਾ। ਤੇਰੇ ਘਰ ਆਨੰਦ ਵਧਾਈ ਤੁਧ ਘਰ, ਮਾਣ ਮਹੱਤਾ ਤੇ ਜਪਣਾ ਬਜਰ, ਸਰਬ ਕਲਾ ਭਰਪੂਰ ਦੀ ਸਹਿਜਤ ਕਥਾ, ਨਾਨਕ ਦਾਸਨ ਦਾ ਸੁਧਿਆ ਗਏ ਬਿਨ ਬਤਾ ਸਲੋ। ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ, ਦਿਵਸ ਰਾਤ ਵੇ ਦਾਈ ਦਾਇਆ ਖੇਲੈ ਸਗਲ ਜਗਤ, ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਜਿਨੀ ਨਾਮ ਧਿਆਇਆ ਗੇਮ ਸਕਤ ਘਾਲ, ਨਾਨਕ ਸੇਮ ਕੁਜਲੇ ਕੀਤੀ ਛੁੱਟੀ ਨਾਲ, ਜਿਨੀ ਨਾਮ ਧਿਆਇਆ ਗਏ ਮਸਕਤ ਘਾਲ, ਨਾਨਕ ਤੇ ਪੂਜਦੇ ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।